ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਸੇਖਾ ਚੌ ਚੱਕਿਆ ਚੌ ਵਾਇਆ ਇਹੋ ਮਨ ਇਕਤ ਘਰ ਆਣ ਇਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ ਸਿੱਖਾ ਚੌ ਚੱਕਿਆ ਚੌ ਵਾਇਆ ਇਹੋ ਮਨ ਇਕਤ ਘਰ ਆਣ ਇਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ ਸਤਿਗੁਰ ਅੱਗਾ ਢਹ ਪਉ ਸਭ ਕਿਛ ਜਾਣਾ ਜਾਣ ਆਸਾ ਮਨਸਾ ਜਲਾਏ ਤੂੰ ਹੋਏ ਰਹੁ ਮਿਹਮਾਨ ਸਤਿਗੁਰ ਕਾ ਭਾਣਾ ਭੀ ਚੱਲ ਹੈ ਤਾ ਦਰਗਹ ਹੈ ਪਾਵ ਹੈ ਮਾਣ ਨਾਨਕ ਜੇ ਨਾਮ ਨਾ ਚੇਤਨੀ ਤੇਨ ਤਿਗ ਪੈਨਣ ਤਿਗ ਖਾਣ ਮਹੱਲਾ ਤੀਜਾ ਹਰ ਗੁਣ ਤੋਟ ਨ ਆਵਈ ਕੀਮਤ ਕਹਿਣ ਨ ਜਾਏ ਨਾਨਕ ਗੁਰਮੁਖ ਹਰ ਗੁਣ ਰਵ ਹੈ ਗੁਣ ਮਹਿ ਰਹਾ ਸਮਾਏ ਪੌੜੀ ਹਰ ਚੋਲੀ ਦੇਹ ਸਵਾਰੀ ਕੱਢ ਪੈਦੀ ਭਗਤ ਕਰ ਹਰ ਪਾਠ ਲੱਗਾ ਅਧਿਕਾਈ ਬਹੁ ਬਹੁ ਬਿਦ ਭਾਤ ਕਰ ਕੋਈ ਬੁੱਝੈ ਬੁੱਝ जन हारा अंतर विवेक कार सो बुझा ए हो विवेक जैस बुझाए आप हार जान नानक कह विचारा गोरमुख हार सत्य हार सो बुझाए हो विवेक जैस बुझाए आप हार जान नानक कह विचारा गुरमुख हार सत हार वाहे गुरु जी का खालसा वाहे गुरु जी की फतेह। श्लोक महला तीजा सिखा चौ चक्या चौ वाया एहो मान इकत कार आन एहड़ तेहड़ छाड़ तू गुर का शब्द पछाण राग सोरठ की वार पौड़ी ग्यारवी श्लोका नाल